that gutter pop. But if you really wanna party, throw your hands up and twist them around to the pangara, everybody. Come on into the pangara, everybody. I like Gandhiya, I like Garba, but if you really wanna party, throw your hands up and twist them around to the Bhangra, everybody. Come on into the Bhangra, everybody. Nothing like my jatt mahiya, nothing like my mutiyara, nothing like some kangana shangana and long dal shikara. Bukki te bukki, main kitna kholna. I to go crazy, ke jab bajde Punjabi wedding song. I to go crazy, ke jab bajde Punjabi wedding song. Dholon ke beaton pe main ta dholna. Hai sharam jhatke, laga jhatke. Punjabi wedding song. I like Gandhiya, I like Garba, but if you really wanna party, throw your hands up and twist them around to the Bhangra, everybody. Come on into the Bhangra, everybody. ਘੋੜੀ ਤੇ ਸ਼ਾਮੀਆਂ ਨਾਲ ਲੱਡੂ ਤੇ ਛੱਡੂ ਤੇ ਲੱਸੀ ਤੇ ਖਾਣਾ ਵਾਣਾ ਹੈਪੀਨੈਸ ਮੱਖਣ ਮਾਰ ਕੇ ਹੋ ਗਈ ਮਲਟੀਪਲਾਈ ਚਾਚਾ ਤੇ ਚਾਚੀ ਤੇ ਮਾਮੀ ਤੇ ਬੀਜੀ ਬੀਜੀ ਹੋਟੋ ਤੇ ਲਾਲੀ ਤੇ ਪੋਨੋ ਮੈਂ ਤ੍ਰੀਜੀ ਬੀਜੀ ਸ਼ੋਸ਼ਾ ਵਾਲੀ ਗਰਮ ਹਵਾ ਪੇ ਕਰਦੀ ਰਹਿੰਦੀ ਫਲਾਈ ਛੇਤੀ ਸ਼ੈਂਪੇਨੋ ਕੇ ਢੱਕਣ ਖੋਲਣਾ ਆਈ ਤੋ ਗੋ ਕ੍ਰੇਜ਼ੀ ਕਿ ਜਬ ਵੱਜਦੇ ਪੰਜਾਬੀ ਵੈਡਿੰਗ ਸੌਂਗ ਢੋਲੋ ਕੇ ਬੀਟੋ ਝਟਕੇ ਲਗਾ ਝਟਕੇ ਇਸ ਮੈਂ ਨਥਿੰਗ ਰੋਂਗ ਆਈ ਟੂ ਗੋ ਕ੍ਰੇਜ਼ੀ ਕਿ ਜਬ ਵੱਜਦੇ ਪੰਜਾਬੀ ਵੈਡਿੰਗ ਸੌਂਗ ਜੰਨਤੋਂ ਕੀ ਲਗੇ ਮਿਹਰਬਾਨੀ ਹਾਂ ਮੁਝੇ ਵੀ ਐਸੇ ਜੋੜੀ ਹੈ ਬਨਾਨੀ ਆਪਣੀ ਹਥੇਲੀ ਔਰ ਲਕੀਰੇ ਸਾਥ ਸਾਥ ਹੈ ਜਿਨ ਪੇ ਮੁਬਾਰਕ ਬਰਸਾਤੇ ਕਾਇਨਾਤ ਕਰਤੀ ਹੈ ਬਾਟ ਮਿਠਾਈਆਂ ਲੱਖ ਵਧਾਈਆਂ ਮੈਂ ਯੂ ਲਿਵ ਲੋਂਗ ਕਹੋ ਰੱਬ ਕੋ ਹਜ਼ਾਰ ਸ਼ੁਕਰਾਨਾ ਘਰ ਮੇਰੇ ਵੀ ਨਜ਼ਰ ਨਜ਼ਰਾਨਾ ਕਰ ਤੇਰੇ ਵਰਗਾ ਹੀ ਤੇਰੇ ਜੈਸਾ ਹੀ ਚੰਗਾ ਮਾਹੀਆ ਸੈਂਟੀ ਮੈਂ ਹੋਤੀ ਔਰ ਮੈਂਟਲ ਢੋਲਣਾ ਆਈ ਤੋ ਗੋ ਕ੍ਰੇਜ਼ੀ ਕਿ ਜਬ ਵੱਜਦੇ ਪੰਜਾਬੀ ਵੈਡਿੰਗ ਸੌਂਗ ਆਈ ਤੋ ਗੋ ਕ੍ਰੇਜ਼ੀ ਕਿ ਜਬ ਵੱਜਦੇ ਪੰਜਾਬੀ